ਐਦਾ ਕਿੱਦਾਂ ਲਾਲ ਵਾ ਮੈਂ ਤੇਰੇ ਨਾਲ ਯਾਰੀ, ਮੁੰਡਾ ਤੂੰ ਵੀ ਲੱਗਦਾ ਆ ਮੈਨੂੰ ਤਾਂ ਸ਼ਿਕਾਰੀ। ਉੱਠਿਆ ਯਕੀਨ ਮੇਰਾ ਸੱਚੀ ਇਸ ਪਿਆਰ ਤੋਂ, ਹੋਰ ਦੱਸ ਦਿਲ ਤੋੜਵਾਵਾਂ ਕਿੰਨੀ ਵਾਰੀ। ਇੱਕ ਵਾਰੀ ਦਿਲ ਦੇ ਕੇ ਸੱਟ ਡੋਂਗੀ ਖਾਲੀ, ਹਾਲੇ ਹੋਰ ਕਿੰਨੀ ਕੁੜੀਆਂ ਨੂੰ ਲਾਈ ਦੱਸ ਤੂੰ। ਇਸ਼ਕ ਬਿਮਾਰੀ ਪਿਆਰ ਦੀ ਬਿਮਾਰੀ, ਹੋਰ ਕਿੰਨੀ ਕੁੜੀਆਂ ਦੀ ਅੱਜ ਤੱਕ ਤੂੰ। ਨੀਂਦ ਜੀ ਉਡਾਈ ਨਿੰਨੀ ਜੀ ਉਡਾਈ, ਇਸ਼ਕ ਬਿਮਾਰੀ ਲਾਈ ਪਿਆਰ ਦੀ ਬਿਮਾਰੀ। ਨਾ ਮੈਂ ਕੁੜੀਆਂ ਨੂੰ ਲਾਏ ਕਦੇ ਲਾਰੇ ਕਦੇ ਲਾਰੇ, ਕਿਹੜੀ ਗੱਲੋਂ ਦੱਸ ਮੈਨੂੰ ਤਾਨੇ ਮਾਰੇ ਤਾਨੇ ਮਾਰੇ। ਦੇਖ ਵਰਲਡ ਵਾਈਡ ਫੇਮ ਤੇਰੇ ਯਾਰ ਦਾ, ਯਾਰ ਦਿਲ ਦੇ ਕੇ ਯਾਰੀ ਲਾ ਲੈ ਕਾਤੋਂ ਡਰਦੀ ਤੂੰ ਮੁਟਿਆਰੇ। ਨਾਲੇ ਦਿਲ ਦੇ ਕੇ ਮੈਂ ਕੁੜੀਆਂ ਨੂੰ ਲਾਉਂਦਾ ਨੀ ਦਿਲ ਦੇ ਰੋਗ, ਉੱਡਦੀਆਂ ਐਵੇਂ ਗੱਲਾਂ ਸੜਦੇ ਨੇ ਮੈਥੋਂ ਲੋਕ, ਕਿਉਂਕਿ ਚੱਕਵੀਆਂ ਕੁੜੀਆਂ ਦਾ ਕ੍ਰਸ਼ ਮੇਰੇ ਉੱਤੇ, ਮੇਰੇ ਪਿਆਰ ਦੇ ਨਸ਼ੇ ਦੀ ਲੱਗਦੀ ਉਹਨਾਂ ਨੂੰ ਤੋੜ। ਅੱਜ ਤੱਕ ਨਹੀਂ ਡੁੱਲਿਆ ਕਿਸੇ ਤੇ ਗੱਭਰੂ, ਕਰਤਾ ਘੇਰੀ ਜਾਦੂ ਕਰਕੇ ਕੁੜੀਏ ਰਾਤਾਂ ਦੀ ਨੀਂਦ ਉਡਾ ਗਈ ਮੇਰੀ। ਸੱਚੀ ਸੌਂ ਲੱਗੇ ਮੈਨੂੰ ਫੀਲਿੰਗ ਫਿਲਮਾਂ ਵਾਲੀ ਆਈ ਜਾਵੇ, ਕਿਉਂਕਿ ਤੇਰੇ ਤੇ ਜਦ ਅੱਖ ਟਿਕੀ ਫਿਰ ਅੱਖ ਲੱਗੀ ਨਾ ਮੇਰੀ। ਕੀਮਤੀ ਨਗੀਨਾ ਹੱਥੋਂ ਨਾ ਖੋਦੀ ਤੂੰ, ਜੋ ਸਮਝੇ ਉਹ ਨੀ ਸ਼ਕਲ ਸੇ ਦਿਖਤਾ ਜੈਸਾ ਅਸਲ ਮੈਂ ਵੈਸਾ ਹੂੰ ਨੀ। ਸੈਂਟੀ ਤੇਰੇ ਤੇ ਮੈਂ ਹੋਇਆ, ਤੇਰੇ ਖਿਆਲਾਂ ਵਿੱਚ ਖੋਇਆ, ਤੇਰੇ ਬਿਨਾਂ ਹੋਰ ਕੁਛ ਨਾ ਤੂੰ ਹਾਲ ਮੇਰਾ ਪੁੱਛ, ਮੈਂ ਦੀਵਾਨਾ ਪਰਮਾਨੈਂਟਲੀ ਤੇਰਾ ਹੋਇਆ। PDQ ਦੀਵਾਨਾ ਹੋਇਆ, ਚੱਲ ਦੱਸ ਦੇ ਚੱਲੇਗਾ ਸਟੈਂਡ ਤੂੰ, ਚੱਲੂਗੀ ਨਾਲ ਤੇਰੇ ਫੋਰਐਵਰ ਨਾਲ ਤੇਰੇ, ਤੈਨੂੰ ਕੱਲ ਹੀ ਮਿਲਾ ਦੂੰ ਮਾਮ ਡੈਡ ਨਾਲ।